मैनू छड़गी तू अद विचकार तू करके प्यार किता इनकार तेनू लब गया नवा दिलदार लई ना सार किता इनकार मैनू छड़गी तू अद विचकार तू करके प्यार किता इनकार तेनू लब गया नवा दिलदार लई ना सार किता इनकार ਵਸਾਇਆ ਸੀ ਦਿਲ ਤੇਰੇ ਨਾਲ ਲਾਇਆ ਸੀ ਤੈਨੂੰ ਦਿਨ ਰਾਤ ਚਾਹੁੰਦੇ ਆਂ ਹੱਸ ਹੱਸ ਹੁਣ ਰੋਂਦੇ ਆਂ ਤੈਨੂੰ ਦਿਲ ਚ ਵਸਾਇਆ ਸੀ ਦਿਲ ਤੇਰੇ ਨਾਲ ਲਾਇਆ ਸੀ ਤੈਨੂੰ ਦਿਨ ਰਾਤ ਚਾਹੁੰਦੇ ਆਂ ਹੱਸ ਹੱਸ ਹੁਣ ਰੋਂਦੇ ਆਂ ਤੂੰ ਜਿੱਤ ਗਈ ਮੈਂ ਮਨ ਲਈ ਹਾਰ ਕੀਤਾ ਇਨਕਾਰ ਤੂੰ ਕਰਕੇ ਪਿਆਰ ਤੈਨੂੰ ਲੱਭ ਗਿਆ ਨਵਾਂ ਦਿਲਦਾਰ ਲਈ ਨਾ ਸਾਰ ਕੀਤਾ ਇਨਕਾਰ ਮੈਨੂੰ ਛੱਡ ਗਈ ਤੂੰ ਅੱਧ ਵਿਚਕਾਰ ਤੂੰ ਕਰਕੇ ਪਿਆਰ ਕੀਤਾ ਇਨਕਾਰ ਤੈਨੂੰ ਲੱਭ ਗਿਆ ਨਵਾਂ ਦਿਲਦਾਰ ਲਈ ਨਾ ਸਾਰ ਕੀਤਾ ਇਨਕਾਰ ਕਾਹਦਾ ਤੇਰੇ ਨਾਲ ਪਿਆਰ ਪਿਆ ਰੱਬ ਮੰਨਿਆ ਸੀ ਮੈਂ ਤੈਨੂੰ ਦਗਾ ਦੇ ਗਈ ਐ ਤੂੰ ਮੈਨੂੰ ਗੁਰੂ ਸਭ ਕੁਝ ਹਾਰ ਗਿਆ ਕਾਹਦਾ ਤੇਰੇ ਨਾਲ ਪਿਆਰ ਪਿਆ ਰੱਬ ਮੰਨਿਆ ਸੀ ਮੈਂ ਤੈਨੂੰ ਦਗਾ ਦੇ ਗਈ ਐ ਤੂੰ ਮੈਨੂੰ ਰੋਗ ਲਾ ਗਈ ਬੇਸ਼ੁਮਾਰ ਤੂੰ ਕਰਕੇ ਪਿਆਰ ਕੀਤਾ ਇਨਕਾਰ ਤੈਨੂੰ ਲੱਭ ਗਿਆ ਨਵਾਂ ਦਿਲਦਾਰ ਲਈ ਨਾ ਸਾਰ ਕੀਤਾ ਇਨਕਾਰ ਮੈਨੂੰ ਛੱਡ ਗਈ ਤੂੰ ਅੱਧ ਵਿਚਕਾਰ ਤੂੰ ਕਰਕੇ ਪਿਆਰ ਕੀਤਾ ਇਨਕਾਰ ਤੈਨੂੰ ਲੱਭ ਗਿਆ ਨਵਾਂ ਦਿਲਦਾਰ ਲਈ ਨਾ ਸਾਰ ਕੀਤਾ ਇਨਕਾਰ ਬਣ ਜਾ ਇੱਕ ਵਾਰ ਤੂੰ ਵਾਪਿਸ ਆ ਫਿਰ ਦੂਰ ਕਦੇ ਨਾ ਜਾ ਤੈਨੂੰ ਰੱਖ ਲਾ ਕੋਲ ਮੇਰੇ ਦਿਲ ਦੀ ਧੜਕਣ ਬਣ ਜਾ ਇਹ ਸੁਪਨਾ ਕਰ ਗਈ ਬੇਕਾਰ ਤੂੰ ਕਰਕੇ ਪਿਆਰ ਕੀਤਾ ਇਨਕਾਰ ਤੈਨੂੰ ਲੱਭ ਗਿਆ ਨਵਾਂ ਦਿਲਦਾਰ ਲਈ ਨਾ ਸਾਰ ਕੀਤਾ ਇਨਕਾਰ ਮੈਨੂੰ ਛੱਡ ਗਈ ਤੂੰ ਅੱਧ ਲੱਭ ਗਿਆ ਨਵਾਂ ਦਿਲਦਾਰ ਲਈ ਨਾ ਸਾਰ ਕੀਤਾ ਇਨਕਾਰ ਮੈਨੂੰ ਛੱਡ ਕੇ ਤੂੰ